ਸੌਖਾ ਸਮਝੇ ਲੱਗੀਆਂ ਤੋੜ ਨਿਭਾਣਾ, ਤੂੰ ਸੌਖਾ ਸਮਝੇ ਲੱਗੀਆਂ ਤੋੜ ਨਿਭਾਣਾ। ਆਸ਼ਕ ਦਿਲ ਕੀ ਟਸ਼ਨ ਪੁਰਾਣੀ, ਕਹਤੇ ਗਿਆਨੀ ਇਸ਼ਕ ਸਜਾਬਾ ਆਗ ਜਵਾਨੀ, ਚਲੀ ਗਈ ਤੋ ਫਿਰ ਨਹੀਂ ਆਉਣੀ ਕੁੜੀ ਬੇਗਾਨੀ, ਰਹਿਣੇ ਤੇ ਜੀਨਾ ਸੀ ਥਾ ਸਾਥਾ, ਮੈਂ ਬਣੀ ਤੇਰੀ ਰਾਧਾ, ਮੈਨੇ ਸਖੀਓ ਸੇ ਅਖੀਓ ਮੇ ਰਖਨਾ ਹੈ ਤੁਝਕੋ ਪਿਆ ਥੋੜਾ ਜ਼ਿਆਦਾ ਜ਼ਿਆਦਾ, ਮੈਂ ਬਣੀ ਤੇਰੀ ਰਾਧਾ, ਤੂਨੇ ਸੁਪਨੋ ਤੜਪਨੋ ਮੇ ਰਖਨਾ ਹੈ ਮੁਝਕੋ ਪਿਆ ਥੋੜਾ ਜ਼ਿਆਦਾ ਜ਼ਿਆਦਾ, ਮੈਂ ਬਣੀ ਸੇ ਵਾਦਾ, ਮੈਂ ਬਣੀ ਤੇਰੀ ਰਾਧਾ।